ਸੱਚਿਆ ਤੂੰ ਤੇ ਆਖਿਆ ਸੀ ਜਾਓ ਬੰਦਿਆ ਜੱਗ ਦਾ ਸ਼ਾਹ ਤੂੰ ਕਿਤੇ ਸਾਰ ਵਿਲੇ ਰੱਬ ਸੋਹਣਿਆ ਤੇਰੇ ਸ਼ਾਨ ਨਾ ਕੀ ਕੀਤੀਆਂ ਕਿਤੇ ਤਾਲੀ ਮਾਰ ਪਟਵਾਰ ਕਿਤੇ ਧੌਂਸ ਭੁੱਲਾ ਸਰਕਾਰ ਮੈਨੂੰ ਸ਼ਾਇ ਨੀ ਚਾਹੀਦੀ ਓ ਰੱਬ ਸੋਹਣਿਆ ਮੈਂ ਤਾਂ ਇੱਜ਼ਤ ਦਾ ਟੁੱਕਰ ਮੰਗ ਰਹਾ ਮੈਨੂੰ ਸ਼ਾਇ ਨੀ ਚਾਹੀਦੀ ਓ ਰੱਬ ਸੋਹਣਿਆ ਮੈਂ ਤਾਂ ਇੱਜ਼ਤ ਦਾ ਟੁੱਕਰ ਮੰਗਦਾ ਤੂੰ ਤੇ ਆਖਿਆ ਸੀ ਜਾਓ ਬੰਦਿਆ ਜੱਗ ਦਾ ਸ਼ਾਹ ਤੂੰ ਕਦੇ ਸਾਰੇ ਵੇਲੇ ਰੱਬ ਸੋਹਣਿਆ ਤੇਰੇ ਸ਼ਾਹ ਨਾ ਕੀ ਕੀਤੀਆਂ ਕਿਤੇ ਦਾਲੀ ਮਾਰ ਪਟਵਾਰ ਕਿਤੇ ਧੌਂਸ ਭੁੱਲਾ ਸਰਕਾਰ ਮੈਨੂੰ ਸ਼ਾਇ ਨੇ ਚਾਹੀਦੀ ਓ ਰੱਬ ਸੋਹਣਿਆ ਮੈਂ ਤਾਂ ਇੱਜ਼ਤ ਦਾ ਟੁੱਕਰ ਮੰਗਦਾ ਹਾਂ ਮੈਨੂੰ ਸ਼ਾਇ ਨੇ ਚਾਹੀਦੀ ਓ ਰੱਬ ਸੋਹਣਿਆ ਮੈਂ ਤਾਂ ਇੱਜ਼ਤ ਦਾ ਟੁੱਕਰ ਮੰਗਦਾ ਮੈਨੂੰ ਜਾਈ ਨਹੀਂ ਚਾਹੀਦੀ।